ਗੁਲਾਮੀ ਗੋਲੋਂ ਲਾਉਣੀ ਹੈ ਪਹਿਲਾਂ ਆਨੰਦਪੁਰ ਘਰੇ ਵੜ ਜਾਓ ਤੇ ਫਿਰ ਮੋਟਰਸਾਈਕਲ ਇੱਕ ਪਿੰਡ ਵਿੱਚ ਇੱਕ ਤੇ ਤਿੰਨ ਸਵਾਰ ਤੇ ਤਿੰਨ ਰਿਵਾਲਵਰ ਨਵੇਂ ਲਓ ਜਿਹੜਾ ਦਾ ਕੇਸ ਮੇਰੇ ਤੇ ਬਣੂ ਮੇਰੀ ਛਿੱਲ ਲਵੇ ਬੰਦ ਬੰਦ ਕੱਟਿਆ ਜਾਵੇ ਸਾਰਿਆ ਜਾਵਾਂ ਮੈਂ ਚੱਲੂੰਗਾ ਇੱਕ ਇੱਕ ਮੋਟਰਸਾਈਕਲ ਹਰ ਪਿੰਡ ਵਿੱਚ ਤੇ ਤਿੰਨ ਰਿਵਾਲਵਰ ਨਵੇਂ ਤੇ ਤਿੰਨ ਤਿੰਨ ਨੌਜਵਾਨ ਉਹ ਬੰਦੇ ਮਾਰਨ ਵਾਸਤੇ ਨੀ ਅਪ ਕਰਨੇ ਸਿੱਖ ਨੇ ਹਥਿਆਰ ਰੱਖ ਕੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਹੈ ਪਰ ਖਾਲਸਾ ਜੀ ਸਿੱਖ ਨੇ ਹਥਿਆਰ ਰੱਖ ਕੇ ਹੱਕ ਨਾ ਲੈਣਾ ਉਦੋਂ ਵੀ ਵੱਡਾ ਪਾਪ ਹੈ ਇਹ ਤੁਸੀਂ ਸੋਚੋ ਵਰਤਣੇ ਕਿਵੇਂ ਹੈ ਗੁਲਾਮੀ ਗੜੋ ਲਾਉਣੀ ਹੈ ਤੇ ਰਸਤਾ ਅਖਤਿਆਰ ਕਰਨਾ ਪੈਣਾ ਚਾਹੇ ਅੱਜ ਕਰ ਲਿਓ ਚਾਹੇ ਫੇਰ ਕਰ ਲਿਓ ਪਰ ਇਹ ਨੀ ਲੈ ਕੇ ਮੋਟਰਸਾਈਕਲ ਤੇ ਰੇਹੜੀ ਵਾਸਤੇ ਰਿਕਸ਼ੇ ਵਾਲਾ ਰੋੜ ਦਿਓ ਜਾਂ ਕਦੇ ਦੁਕਾਨ ਲੁੱਟ ਲਵੋ ਜਾਂ ਕਦੇ ਹੋਰ ਕੋਈ ਚੋਰੀ ਕਰ ਲਵੋ ਇਹ ਸਿੱਖੀ ਦਾ ਅਸੂਲ ਨਹੀਂ ਕਈ ਕਹਿੰਦੇ ਪ੍ਰੋਗਰਾਮ ਕੋਈ ਕਰੜਾ ਜਾ ਦਿਓ ਮੈਂ ਪ੍ਰੋਗਰਾਮ ਤੁਹਾਨੂੰ ਦਿਨਾਂ ਤੇ ਲੈ ਜਾਓ ਤੇ ਜਿਹੜਾ ਕੂੜਾ ਕਰਕੇ ਉਹ ਛਾਤੀ ਨੂੰ ਲਾਊਂਗਾ ਉਹਨੂੰ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲਾਈ ਹੈ ਜਿਨ੍ਹਾਂ ਨੇ ਸਾਡੀਆਂ ਧੀਆਂ ਨੰਗੀਆਂ ਕਰਕੇ ਬਾਜ਼ਾਰਾਂ ਤੇ ਪਿੰਡਾਂ ਚ ਤੋਰਿਆ ਜਿਨ੍ਹਾਂ ਨੇ ਕੁਲਵੰਤ ਸਿੰਘ ਨਾਗੋਕਿਆਂਵਾਲ ਦੇ ਢਿੱਡ ਵਿੱਚ ਵੀ ਸਿੱਖਾਂ ਲੋਹੇ ਦੀਆਂ ਤੱਤੀਆਂ ਕਰਕੇ ਸਾੜਿਆ ਜਿਹੜਾ ਉਹਨਾਂ ਸ਼ਹੀਦਾਂ ਦਾ ਹੱਕ ਲੈ ਕੇ ਉੱਥੋਂ ਨਿਕਲਣਾ ਤੁਹਾਡਾ ਕੰਮ ਇੱਥੇ ਸੰਭਾਲਣਾ ਮੇਰਾ ਕੰਮ ਇਹ ਪ੍ਰੋਗਰਾਮ ਬੁੱਧੀਜੀਵੀਆਂ ਦੀ ਮੀਟਿੰਗ ਵਿੱਚ ਵੀ ਦਿੱਤਾ ਸੀ ਤੇ ਤੁਹਾਡੇ ਵਿੱਚ ਵੀ ਦੇ ਦਿੱਤਾ ਹੁਣ ਜਿਹੜਾ ਸੱਜਣ ਨੇ ਨਵਾਂ ਪ੍ਰੋਗਰਾਮ ਮੇਰੇ ਕੋਲੋਂ ਪੁੱਛਣਾ ਉਹ ਇਹ ਕੰਮ ਕਰਕੇ ਆ ਕੇ ਪੁੱਛਿਓ ਤੇ ਜਿਹੜਾ ਪੰਥਕ ਪ੍ਰੋਗਰਾਮ ਆਪਣੇ ਸਾਰਿਆਂ ਦਾ ਸਾਂਝਾ ਉਹ ਜਦੋਂ ਪੰਥਕ ਲੀਡਰ ਬੈਠ ਕੇ ਆਪਣੀ ਵਿਚਾਰ ਕਿਤੇ ਕਰਨਗੇ ਉਦੋਂ ਤੁਹਾਨੂੰ ਦੱਸ ਦੇਣਗੇ ਜਦੋਂ ਤੱਕ ਤਾਂ ਇਕੱਠੇ ਨਹੀਂ ਹੁੰਦੇ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਖੜੋਂਦੇ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਅਡੋਲ ਨੇਚਾ ਨਹੀਂ ਹੁੰਦਾ ਤਦੋਂ ਤੱਕ ਖਾਲਸਾ ਜੀ ਕੋਟ ਜ਼ਰੂਰ ਪਵੇਗੀ ਕਹਿੰਦੇ ਜੀ ਇੱਥੇ ਭਿੰਡਰਾਂ ਵਾਲੇ ਨੇ ਸਟੇਜਾਂ ਤੇ ਖੜੋ ਕੇ ਕਈ ਵੇਰਾਂ ਕਿਹਾ ਤੇ ਝੂਠ ਬੋਲੀ ਜਾਂਦਾ ਤੇ ਜਿਨ੍ਹਾਂ ਨੇ ਗੁਰਵਚਨੇ ਨੂੰ ਗੱਡੀ ਚਾੜਿਆ ਤੇ ਉਹਨਾਂ ਨੂੰ ਸੋਨੇ ਨਾਲ ਤੋਲੂੰਗਾ ਮੈਂ ਅੱਜ ਵੀ ਕਹਿੰਦਾ ਵੀ ਤੋਲੂੰਗਾ ਪਰ ਤੋਲੂੰਗਾ ਕਦੋਂ ਜਦੋਂ ਬੜੀ ਹੋ ਗਏ ਤੇ ਜੇ ਕੋਈ ਮਾਈ ਦਾ ਲਾਲ ਕਹਿੰਦਾ ਵੀ ਨਹੀਂ ਛੇਤੀ ਤੋਲਣੇ ਚਾਹੀਦੇ ਆ ਤੇ ਉਹ ਜਿੱਥੇ ਉਹਨਾਂ ਕੋਲ ਹੈਗਾ ਉਹ ਲੈ ਆਉਣ ਤੇ ਮੈਂ ਆਪਣੇ ਪਿਓ ਦਾ ਪੁੱਤ ਨੀ ਹੋਊ ਜੇ ਸੱਤਾਂ ਦਿਨਾਂ ਦੇ ਵਿੱਚ ਵਿੱਚ ਨੂੰ ਸੋਨੇ ਨਾਲ ਨਾ ਤੋਲਾਂ ਮੈਨੂੰ ਮੇਰੇ ਪਿਤਾ ਦਾ ਪੁੱਤ ਨਾ ਗਿਣਿਓ ਡਰਾਉਣਾ ਮਿਲਮਾ ਜਾਂ ਗਿਣ ਲਿਓ ਪਰ ਕੁਝ ਸਮੇਂ ਹੁੰਦੇ ਹੈ ਮਜਬੂਰੀਆਂ ਹੁੰਦੀਆਂ ਮੈਨੂੰ ਪੁੱਛਿਆ ਸੀ ਪੁਲਿਸ ਵਾਲੇ ਨੇ ਕਿਹੜੀ ਕਰ ਰਿਹਾ ਸਟੇਟ ਲੜਕਾ ਨੂੰ ਆਖੀ ਜਾਂਦਾ ਪੁਲਿਸ ਹਰਾਸਤ ਵਿੱਚ ਵੀ ਇਹ ਕਿਹਾ ਸੀ ਮੈਨੂੰ ਪੁੱਛਿਆ ਸੀ ਤੇਰੇ ਕੋਲ ਸੋਨਾ ਹੈਗਾ ਜਿਹਦੇ ਨਾਲ ਤੂੰ ਤੋਲਣਾ ਰਣਜੀਤ ਸਿੰਘ ਤੇ ਕਾਬਿਲ ਸੀ ਉਹਨੂੰ ਮੈਂ ਤੁਹਾਡੇ ਕੋਲ ਰਣਜੀਤ ਸਿੰਘ ਹੈਗਾ ਤੁਸੀਂ ਰਣਜੀਤ ਸਿੰਘ ਦੇ ਦਿਓ ਮੈਂ ਸੋਨਾ ਦੇ ਦਿੰਦਾ ਕਹਿੰਦੇ ਸੋਨਾ ਕਿੱਥੋਂ ਲਿਆਉਂਦੇਗਾ ਮੈਂ ਜਿੱਥੋਂ ਤੁਸੀਂ ਰਣਜੀਤ ਸਿੰਘ ਲਿਆਓਗੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਕਮਾਉਣੀਆਂ ਬਹੁਤ ਸੌਖੀਆਂ ਹੁੰਦੀਆਂ ਮੈਂ ਨੌਜਵਾਨ ਤੁਹਾਡਾ ਚਰਨਾਂ ਚ ਹੱਥ ਜੋੜ ਕੇ ਬੇਨਤੀ ਕਰਦਾ ਰਾਤੀ ਤੁਸੀਂ ਟਾਈਮ ਮੰਗਿਆ ਸੀ ਪਹਿਲੇ ਬੁਲਾਰਿਆਂ ਨੇ ਵੀ ਕਿਹਾ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਜਦੋਂ ਤੱਕ ਆਪਣੇ ਘਰੇ ਨਾ ਵੜੇ ਗਾਤਰੇ ਕਿਰਪਾਨ ਤੇ ਤੇੜ ਕਸ਼ਹਿਰਾ ਤੇ ਰਸਨਾ ਤੇ ਗੁਰਬਾਣੀ ਤੇ ਹੱਥ ਚ ਖੰਡਾ ਨਾ ਹੋਇਆ ਤਦੋਂ ਤੱਕ ਆਪਣੇ ਤੇ ਕੁੱਟ ਪੈਣੀ ਹੈ ਇਹ ਮਰਜ਼ੀ ਹੁਣ ਤੁਹਾਡੀ ਹੈ ਵੀ ਕੁੱਟ ਤੋਂ ਆਪਾਂ ਸਵੇਰੇ ਹੀ ਬਚਣਾ ਕਿ ਜਾਂ ਸਾਲ ਛੇ ਮਹੀਨੇ ਕੁੱਟ ਖਾ ਕੇ ਫਿਰ ਸਿੱਧੇ ਰਸਤੇ ਪੈਣਾ ਇਹ ਫੈਸਲਾ ਤੁਹਾਡੇ ਹੱਥ ਵਿੱਚ ਹੈ ਮੈਂ ਆਪਣੇ ਵੱਲੋਂ ਜੋ ਫੈਡਰੇਸ਼ਨ ਦੀ ਅੱਜ ਚੋਣ ਹੋਈ ਹੈ ਇਹਦੇ ਬਾਰੇ ਇੱਕ ਪੰਕਤੀ ਪੜ੍ਹ ਦੇਵਾਂ ਕਿ ਤੇਰਾ ਸੋਰ ਨਾ ਕੱਢ ਲਿਓ ਪਰ ਮੇਰੇ ਨੇ ਬੀਤੀ ਕਰਕੇ ਮੈਂ ਤਾਂ ਕਹਾਂਗਾ ਜਿਹਨੇ ਬੀਤੀ ਹੋਰ ਜ਼ਿਆਦਾ ਪਤਾ ਹੁੰਦਾ ਫਰੀਦ ਜੀ ਨੇ ਬਚਨ ਕਹੇ ਹੈ ਜਾਂ ਕੁਵਾਰੀ ਤਾਂ ਚਾਹੋ ਵੀ ਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਵੱਧ ਕੁਵਾਰੀ ਨਾ ਸੀ ਹੈ ਮੈਂ ਵੀ ਜਦੋਂ ਸੰਤਾਂ ਨੂੰ ਬਾਪੂ ਕਹਿੰਦਾ ਵੀ ਮੌਤ ਕਰਦੇ ਕਰੋ ਮਾਰਦਾ ਸੀ ਤੇ ਜਿਹਦੇ ਨਾਲ ਇਸ ਅਹੁਦੇ ਤੇ ਆਉਣਾ ਪੈ ਗਿਆ ਬਲਕਿ ਸਮਿਤੀ ਨਾਲ ਰੋਂਦਾ ਤਾਂ ਹੁਣ ਵੀ ਨੀਗਾ ਪਰ ਇਹਨਾਂ ਵੀ ਟਿਕਣ ਨੀ ਦਿੰਦੇ ਸੀ ਰਾਤ ਇਹ ਜ਼ਿੰਮੇਵਾਰੀ ਮੈਂ ਭਾਈ ਮਰੀਦ ਸਿੰਘ ਨੂੰ ਜ਼ਰੂਰ ਪਾਵਾਂਗਾ ਸਤਿਗੁਰੂ ਦੀ ਹਜ਼ੂਰੀ ਵਿੱਚ ਤੈਨੂੰ ਪੰਥ ਨੇ ਨਵਾਜਿਆ ਨੌਜਵਾਨਾਂ ਨੇ ਵਡਿਆਇਆ ਸ਼ੱਕ ਮੈਨੂੰ ਅੱਗੇ ਕੋਈ ਨਹੀਂ ਪਰ ਮੇਰੀ ਜ਼ਿੰਮੇਵਾਰੀ ਹੈ ਮਹਾਂਪੁਰਖਾਂ ਦੇ ਥਾਂ ਆਉਣ ਦੇ ਨਾਤੇ ਜੇ ਇੱਥੇ ਜ਼ਿੰਮੇਵਾਰੀ ਇਹ ਚੁੱਕੀ ਹੈ ਤੇ ਫਿਰ ਇਹ ਤਾਂ ਜ਼ਰੂਰ ਹੋ ਜਾਵੇ ਭਾਵੇਂ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਇਸ ਨੂੰ ਪਾਸੇ ਆਪਾਂ ਕਦੇ ਹੋਣਾ ਨਹੀਂ ਤੇ ਨੌਜਵਾਨ ਜਿਹੜੇ ਤੁਸੀਂ ਰਾਤ ਆਏ ਤੁਹਾਨੂੰ ਮਿਲੇ ਹੈ ਬਹੁ ਮਤ ਨੂੰ ਉਹਨਾਂ ਵਿੱਚੋਂ ਵੇਖਿਆ ਉਹਨਾਂ ਦੀ ਇਹ ਹਾਲਤ ਬਣੀ ਹੈ ਜਿਹੜੇ ਆਮ ਲੋਕਾਂ ਤੋਂ ਸੁਣੀਦਾ ਉਹ ਕਹਿੰਦੇ ਧਰਮ ਜਾਵੇ ਤਾਂ ਜਾਵੇ ਦਾੜੀ ਸਾਡੇ ਮੂੰਹ ਤੇ ਨਾ ਆਵੇ ਪਤਾ ਨੀ ਤੁਸੀਂ ਕਿਹਦੇ ਮੂੰਹ ਤੇ ਲਿਆਉਣੀ ਹੈ ਮੈਂ ਬੇਨਤੀ ਕਰਦਾ ਹਾਂ ਅੱਜ ਆਏ ਕੇਸ ਤੜਾ ਰੱਖ ਕੇ ਜਾਓ ਸ਼ਰਾਬ ਛੱਡ ਕੇ ਜਾਓ ਅੰਮ੍ਰਿਤ ਭਾਵੇਂ ਕੁਝ ਨੂੰ ਠਹਿਰ ਕੇ ਛੱਕ ਲਿਓ ਇਹ ਅਗਰ ਸਾਨੂੰ ਨੇ ਰਹਿਤ ਕਰ ਦਿੱਤੀ ਹੈ ਉਹ ਤਾਂ ਕੀਤੀ ਪਹਿਲੀ ਵਾਰੀ ਆਏ ਤੇ ਮੁੜ ਕੇ ਕਿਤੇ ਹੋਵੇ ਉੱਥੇ ਮੱਲੋ ਮਨੀ ਕਿਰਪਾਨ ਪਾਉਂਦਾ ਪਰ ਜੇ ਤੁਹਾਨੂੰ ਦਾੜੀ ਚੰਗੀ ਨੀ ਲੱਗਦੀ ਇੱਥੇ ਅਰਦਾਸ ਕਰੋ ਸੱਚੇ ਪਾਤਸ਼ਾਹ ਸਾਨੂੰ ਬੀਬੀਆਂ ਬਣਾ ਦੇ ਤੇ ਬੀਬੀਆਂ ਨੂੰ ਮਰਦ ਬਣਾ ਦੇ, ਵਟਾਂਦਰਾ ਕਰ ਲੋ ਮਾਲਦਾਰੀ ਆਵੇ ਨਾ, ਨਾ ਛਿੱਤਰ ਤੇ ਪਛਾਣ ਕਿਤਾ ਕੇ ਤੁਹਾਡੇ ਮੂੰਹ ਤੇ ਮਰੇ, ਤੇ ਨਾ ਸਾਨੂੰ ਪ੍ਰਚਾਰਕਾਂ ਨੂੰ ਸਿਰਖਪਾਈ ਕਰਨੀ ਪਵੇ। ਇਹਦਾ ਫੈਸਲਾ ਤੁਸੀਂ ਕਰ ਲੋ ਮਾਈਆਂ ਬਣਨਾ ਕਿ ਬੀਬੀਆਂ। ਸਮਾਪਤੀ ਵਿੱਚ ਮੈਂ ਫੈਡਰੇਸ਼ਨ ਨੂੰ ਵਧਾਈ ਦਿੰਦਾ ਹਾਂ ਤੇ ਮਹਿਤੇ ਵਾਲੇ ਸ਼ਹੀਦਾਂ ਨੂੰ ਤੇ ਉਹਨਾਂ ਗੁਰਮੁਖਾਂ ਦੀਆਂ ਰੂਹਾਂ ਬਾਰੇ ਸਤਿਗੁਰੂ ਦੇ ਚਰਨ ਚ ਬੇਨਤੀ ਤੇ ਤਹਿ ਦਿਲੋਂ ਸ਼ਰਧਾਂਜਲੀ ਭੇਟ ਕਰਨਾ। ਪਰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਜਿਨ੍ਹਾਂ ਨੇ ਗੋਲੀਆਂ ਨਾਲ ਉਹਨਾਂ ਨੂੰ ਭੁੰਨਿਆ, ਉਹਨਾਂ ਨੂੰ ਜਿੱਦਾਂ ਗੱਡੀ ਚੜਾ ਕੇ ਸੁਰਖਰੂ ਹੋਵਾਂਗੇ। ਮੈਂ ਸਮਝੂਗਾ ਉਹਦੇ ਸਹੀ ਸ਼ਰਧਾਂਜਲੀ ਹੋਊ। ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ਼ੀ ਬਖਸ਼ੋ। ਧਾਰਮਿਕ ਠਹਿਰ ਜਾਓ ਭਾਈ, ਸਿੰਘੋ ਠਹਿਰ ਜਾਓ, ਜਖਾਰਾ ਨੀ ਧਾਰਮਿਕ ਯੁੱਧ ਮੋਰਚਾ ਜਿਹੜਾ ਚੱਲ ਰਿਹਾ ਇਹਦੇ ਚ ਢਿੱਲ ਨੀ ਕਿਸੇ ਪ੍ਰਕਾਰ ਦੀ ਆਉਣ ਦੇਣੀ। ਜਥੇ ਵੱਧ ਤੋਂ ਵੱਧ ਉਸੇ ਤਰ੍ਹਾਂ ਤੋਰੀ ਜਾਣੇ ਹੈ, ਗੁਰੂ ਨੂੰ ਭਾਵੇਂ ਚੜ੍ਹਦੀ ਕਲਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।